ਗੱਲ ਸੁਣ ਰੇਸ਼ਮੀ ਗਰਾਰੇ ਵਾਲੀਏ ਬੂਹਾ ਬੰਦ ਕਰੀ ਲੈ ਚਬਾਰੇ ਵਾਲੀਏ ਗੱਲ ਸੁਣ ਰੇਸ਼ਮੀ ਗਰਾਰੇ ਵਾਲੀਏ ਬੂਹਾ ਬੰਦ ਕਰੀ ਲੈ ਚਬਾਰੇ ਵਾਲੀਏ ਮੋਟੇ ਮੋਟੇ ਬੈਗ ਲੈ ਕੇ ਰੂੜੀ ਮਾਰ ਕਦੇ ਅੱਜ ਕਰਕੇ ਹਟਣਗੇ ਕਾਰੇ ਦਾਰੂ ਪੀ ਕੇ ਦਾਰੂ ਪੀ ਕੇ ਦਾਰੂ ਪੀ ਕੇ ਦਾਰੂ ਪੀ ਕੇ ਸੂਰਮੇ ਤਲੀ ਦੇ ਉੱਤੇ ਜਾਨਨੀ ਸੱਚ ਦੱਸੀ ਜਾਂਦਾ ਗੱਲ ਪਿੰਦਰ ਤੁਹਾਨੀ।